ਸਕੂਲ ਵਿੱਚ ਪੜਿਆ, ਵੇਹਲੀ ਮੈਂ ਚੰਡੀਗੜ੍ਹ ਸ਼ਹਿਰ ਵਿੱਚ ਵੜਿਆ। 12 ਸਾਲ ਪਿੰਡ ਦੇ ਸਕੂਲ ਵਿੱਚ ਪੜਿਆ, ਵੇਹਲੀ ਮੈਂ ਚੰਡੀਗੜ੍ਹ ਸ਼ਹਿਰ ਵਿੱਚ ਵੜਿਆ। ਵੱਖਰਾ ਮਾਹੌਲ ਪੈਂਦੇ ਦਿਲ ਵਿੱਚ ਹੌਲ, ਵੱਖਰਾ ਮਾਹੌਲ ਪੈਂਦੇ ਦਿਲ ਵਿੱਚ ਹੌਲ, ਮੈਨੂੰ ਮੁੰਡਿਆਂ ਤੇ ਕੁੜੀਆਂ ਦੀ ਖੁਸ਼ੀ ਵੇਖੀ ਏ। ਜਿੱਦ ਕਰੇ ਮੈਂ ਵੀ ਕੋਈ ਸੋਹਣੀ ਜੀ ਮਸਾਲ, ਆਸ਼ਕਾਂ ਦੇ ਹੱਥਾਂ ਵਿੱਚ ਫੁੱਲ ਵੇਖ ਕੇ। ਜਿੱਦ ਕਰੇ ਮੈਂ ਵੀ ਕੋਈ ਸੋਹਣੀ ਜੀ ਮਸਾਲ, ਆਸ਼ਕਾਂ ਦੇ ਹੱਥਾਂ ਵਿੱਚ ਫੁੱਲ ਵੇਖ ਕੇ। ਘੇਰ ਲਿਆ ਨੱਕੇ ਉੱਤੇ ਠਾਣੇਦਾਰ ਨੇ, ਇੰਦਰੀ ਨੂੰ